ਹਾਜ਼ਰ ਚਾ ਜਾ ਦਿਲ ਕੇ ਸ਼ੀਸ਼ ਮਹਿਲ ਮੈਂ ਆ ਜਾ ਬਿਲ ਫੇਰੋਗੇ ਬਿਹਾਰ ਚਾ ਜਾ ਰਾਣੇ ਤੂੰ ਮੇਰਾ ਜਾ ਰਾਣੇ ਤੂੰ ਮੇਰਾ ਜਾ ਮਿਲਨ ਸਵੰਬਰ ਹਾਜ਼ਰ ਚਾ ਜਾ ਦਿਲ ਕੇ ਸ਼ੀਸ਼ ਮਹਿਲ ਮੈਂ ਆ ਜਾ ਬਿਲ ਫੇਰੋਗੇ ਬਿਹਾਰ ਚਾ ਜਾ ਰਾਣੇ ਤੂੰ ਮੇਰਾ ਜਾ ने तू मेरा जा तुझे देखो जब जब मेरा जिया धड़के कभी आग लग जाए कभी शोला भड़के मैंने बदरा के जैसे बिजली कड़के रानी मैं तू राजा ਮਤਬਾਲਾ ਤੁਝਕੋ ਬਿਨ ਵਰਮਾਲਾ ਲੰਡਨ ਘੁਮਾਊਂਗਾ ਘੁਮਾਊਂਗਾ ਪਟਿਆਲਾ ਉਲਾਲਾ ਉਲਾਲਾ ਤੂੰ ਚਾਬੀ ਮੈਂ ਤਾਲਾ ਆ ਜਾ ਅਬ ਆ ਵੀ ਜਾ ਹੈ ਮੂਡ ਬੜਾ ਦਿਲ ਵਾਲਾ ਤੂੰ ਮੈਂ ਰਾਜਾ ਰਾਜਾ ਚੰਦਰਮੁਖੀ ਐਸ਼ ਕਰਾਉਂਗਾ ਜੰਨਤ ਦੇਖਾਉਂਗਾ ਤੁਝੇ ਚਾਂਪ ਲਜਾਉਂਗਾ ਕੋਲਾ ਵੇਰੀ ਕਿਧਰ ਤੁਝਕੋ ਸੁਣਾਉਂਗਾ ਟੋਕਿਓ ਮੈਂ ਤਾਜ ਮਹਿਲ ਰਾਣੇ ਤੂੰ ਮੇਰਾ ਜਾ ਰਾਣੇ ਤੂੰ ਮੇਰਾ ਜਾ